ਪਰਾਂ ਦਾ ਮੇਰੇ ਸੱਜਣਾ ਨੀ ਆਂਦਾ ਨੀ ਮੈਂ ਚੁੰਮ ਚੁੰਮ ਨੀ ਮੈਂ ਚੁੰਮ ਚੁੰਮ ਰੱਖਦੀ ਫਿਰਾਂ ਤੇ ਪੱਬਾਂ ਪਾਰ ਨੱਚਦੀ ਫਿਰਾਂ ਨੀ ਕਾਲੇ ਰੰਗ ਦਾ ਪਰਾਂ ਦਾ ਮੇਰੇ ਸੱਜਣਾ ਨੀ ਆਂਦਾ ਨੀ ਮੈਂ ਚੁੰਮ ਚੁੰਮ ਨੀ ਮੈਂ ਚੁੰਮ ਚੁੰਮ ਰੱਖਦੀ ਫਿਰਾਂ ਤੇ ਪੱਬਾਂ ਪਾਰ ਨੱਚਦੀ ਫਿਰਾਂ ਕਾਲੇ ਰੰਗ ਦਾ ਪਰਾਂ ਦਾ ਮੇਰੇ ਸੱਜਣਾ ਨੀ ਆਂਦਾ ਨੀ ਮੈਂ ਚੁੰਮ ਚੁੰਮ ਨੀ ਮੈਂ ਚੁੰਮ ਚੁੰਮ ਰੱਖਦੀ ਫਿਰਾਂ ਪੱਬਾਂ ਪਾਰ ਨੱਚਦੀ ਫਿਰਾਂ ਸੱਜਣਾ ਦਾ ਹਾਸਾ ਮੈਨੂੰ ਦੇ ਗਿਆ ਗਲਾਸਾ ਉਹਦੇ ਕਦਮਾਂ 'ਚ ਰੱਖਦਿਆਂ ਦਿਲ ਨੀ ਉਹਦੇ ਕਦਮਾਂ 'ਚ ਰੱਖਦਿਆਂ ਦਿਲ ਨੀ ਫੁੱਲਾਂ ਉੱਤੇ ਜਿਵੇਂ ਕੋਈ ਘੋਰ ਬੈਠਾ ਜਾਂਦਾ ਇੰਜੀ ਉਹਦੇ ਮੁੱਖੜੇ ਦਾ ਤਿਲ ਨੀ ਹਾਏ ਇੰਜੀ ਉਹਦੇ ਮੁੱਖੜੇ ਦਾ ਤਿਲ ਨੀ ਨੀ ਮੈਂ ਲੁੱਕ ਲੁੱਕ ਤੱਕਦੀ ਫਿਰਾਂ ਤੇ ਪੱਬਾਂ ਪਾਰ ਨੱਚਦੀ ਫਿਰਾਂ ਨੀ ਮੈਂ ਲੁੱਕ ਲੁੱਕ ਤੱਕਦੀ ਫਿਰਾਂ ਤੇ ਪੱਬਾਂ ਪਾਰ ਨੱਚਦੀ ਫਿਰਾਂ ਨੀ ਕਾਲੇ ਰੰਗ ਦਾ ਪਰਾਂ ਦਾ ਮੇਰੇ ਸੱਜਣਾ ਨੀ ਆਉਂਦਾ ਨੀ ਮੈਂ ਚੁੰਮ ਚੁੰਮ ਨੀ ਮੈਂ ਚੁੰਮ ਚੁੰਮ ਰੱਖਦੀ ਫਿਰਾਂ ਤੇ ਪੱਬਾਂ ਪਾਰ ਨੱਚਦੀ ਫਿਰਾਂ ਕਾਲੇ ਰੰਗ ਦਾ ਪਰਾਂ ਦਾ ਮੇਰੇ ਸੱਜਣਾ ਨੀ ਆਂਦਾ ਨੀ ਮੈਂ ਚੁੰਮ ਚੁੰਮ ਨੀ ਮੈਂ ਚੁੰਮ ਚੁੰਮ ਰੱਖਦੀ ਫਿਰਾਂ ਤੇ ਪੱਬਾਂ ਪਾਰ ਨੱਚਦੀ ਫਿਰਾਂ ਤੇ ਪੱਬਾਂ ਪਾਰ ਨੱਚਦੀ ਫਿਰਾਂ।